Hi, this is Karchemuk. For this chapter, we have managed to prepare a fermented ritual we also call as mourning. It is developed in collaboration with my three allies, Amy, Pramukho and Renu, who are based out of Chandigarh, Howrah and London. I'm going to go to the next one. দিল্লির শুরুয়াত পঞ্চমী আওয়াজ আনার কিছু কথা ধারণী আমার ভিতরে যে মৃত জবানি কারণ করে আছে তার গন্ধ ভীষণ অস্থির আর কিছু কথা ਜਿਵੇਂ ਆਸਮਾਨ ਦੀ ਪਿੱਠ ਨੂੰ ਕਿਸੇ ਨੇ ਛੀਨ ਦਿੱਤਾ ਹੋਵੇ ਤੇ ਆਪਣੀ ਲੱਗਿਆ ਦੀ ਸਾਰੇ ਦੇ ਨਾਟਕ ਗੱਲਾਂ ਪੁੱਛ ਗਈਆਂ ਚਾਰ ਜਹਾਜ਼ਾਂ ਦੀਆਂ ਗੁੰਜਾਂ ਨੇ ਸਾਰੇ ਦੱਸੀ ਜਦੋਂ ঠিক আছে। বাল্যকাল